ของพระองค์ทั้งหมดนะครับล้วนแล้วแต่เปรียบเสมือนกับครอบครัวของพระองค์ เป็นเสมือนกับครอบครัวของอัลลอฮ์ตะอาลาถ้าบอกว่าอัลลอฮ์ตะอาลาหัวตาเนี่ยเหมือนกับที่มนุษย์มีความรักมีความห่วงกับครอบครัวของตนเองอัลลอฮ์ตะอาลาหัวตาก็มีความรักมีความห่วงต่อมักรู้ที่เปรียบเสมือนกับครอบครัวของพระองค์เช่นเดียวกัน इसलिए अल्लाह शानहू ने तमाम इंसानों के दुनिया में आने का और दुनिया से जाने का एक रास्ता मुकर्रर किया है। झुग्गी झोपड़ी में गरीब के घर में पैदा हो या शाही महल में पैदा हो, लखपति करोड़पति के घर पैदा हो या जिसके घर का चूल्हा ही न जलता हो उसके यहां पैदा हो, जो भी दुनिया में आया है, आ रहा है, आएगा, सब के दुनिया में आने का रास्ता एक है।